ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਰੀ ਸਾਗਰੀ ਛੋਟ ਟੁੱਟੇ ਕਹੈ ਕਬੀਰ ਸੁਨ ਹੋਰੇ ਸੰਤ ਮੇਰੀ ਮੇਰੀ ਝੂਠੀ ਚਿਰ ਗਟ ਭਾਰ ਚਟਾਰਾ ਲੈ ਗਏ ਤਰੀ ਸਾਗਰੀ ਛੋਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਤਾ ਕਾਹੂ ਦੀਨੇ ਪਾਠ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ